ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉੱਠੀ ਪ੍ਰਭ ਤੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਆਵਰ ਕੇ ਜਾਣੈ ਕੋ ਪੀਰ ਪਰਈਆ ਅੰਤਰ ਪਿਆਸ ਉੱਠੀ ਪ੍ਰਭ ਤੇਰੇ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਆਵਰ ਕੇ ਜਾਣੈ ਕੋ ਪੀਰ ਪਰਈਆ ਰਾਮ ਗੋਰ ਮੋਹਨ ਮੋਹਿ ਮਨ ਲਈਆ ਹਉ ਆਕਲ ਬਿਕਲ ਪਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾ ਹਉ ਨਿਰਖਤ ਫੇਰਾ ਸਭ ਦੇਸ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਟ ਦਿਓ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸਦੇ ਸਾਦੇ ਪ੍ਰਭ ਤੇਰਾ ਹਿਰਦੇ ਅੰਤਰ ਮਨ ਤਨ ਮੀਠ ਲਗਈਆ ਮਸਤਕ ਕਾਟ ਦਿਓ ਚਰਣਾ ਤਲ ਜੋ ਹਰ ਪ੍ਰਭ ਮਿਲ ਮਿਲ ਮਿਲਈਆ ਚਲ ਚਲ ਸਹੁ ਹਮ ਪ੍ਰਭ ਪਰਬੁੱਧ ਹੈ ਗੁਣ ਕਾਮਣ ਕਰ ਹਰ ਪ੍ਰਭ ਲਹੀਆ ਭਗਤ ਵਛਲ ਪੁਆ ਕੋ ਨਾਮ ਕਹੀਅਤ ਹੈ ਸਰਣ ਪ੍ਰਭੂਤ ਸਪਾਛ ਪਈਆ ਖੇਮਾ ਸੀਗਾਰ करे प्रभ खुशियाँ। मान दीपक गोर ज्ञान बलैया, रस रस भोग करे प्रभ मेरा। हम तुसे आगै जियो कट कट पैया, हार हार हार कंठ है बनिया। मान मोती चूर वड गहन गहनैया, हर हर सरदा सेज विशाई। प्रभ छोड़ न सके बहुत मन पैया, कहे प्रभ अवर अवर किछ कीजै। सब भाव सीगर फोकट फोकटैया, कियो सीगर मिलन कताई। प्रावलियो सुहागन ठोक ठोक मुख पैया, कियो सीगर मिलन कताई। प्रावलियो सुहागन ठोक मुख पैया, हम तेरी तू अगम गोसाई। क्या हम कर है तेरे वस पैया, दया दीन करो रख ले नानक हर गुर शरण समैया। हम चेरी तू अगम गोसाई, क्या हम कर है तेरे वस पैया, दया दीन करो रख ले नानक हर गुर शरण समैया। वाहे गुरु जी का खालसा, वाहे गुरु जी की फतेह। बिलावल महला चौथा, अंतर प्यास उठी प्रभ केरी, सुन गुर बचन मन तीर लगैया। मन की बिरथा मन ही जाने, अवर के जाने को पीर परैया।